ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਰਠ ਮਹਲਾ ਤੀਜਾ ਸੋ ਸਿੱਖ ਸਖਾ ਬੰਧਪ ਹੈ ਪਾਈ ਜੇ ਗੁਰ ਕੇ ਪਾਣੀ ਵਿੱਚ ਆਵੇ ਆਪਣਾ ਭਾਣਾ ਜੋ ਚੱਲੇ ਪਾਈ ਵਿਛੜਾ ਚੋਟਾਂ ਖਾਵੇ ਬਿਨ ਸਤਿਗੁਰ ਬਿਨ ਸਤਿਗੁਰ ਸੁਖ ਕਦੇ ਨਾ ਪਾਵੇ ਭਾਈ ਫਿਰ ਫਿਰ ਪਛੋਤਾਵੇ ਸੋ ਸਿੱਖ ਸਖਾ ਬੰਧਪ ਹੈ ਭਾਈ ਜੇ ਗੁਰ ਕੇ ਭਾਣੇ ਵਿੱਚ ਆਵੇ ਆਪਣਾ ਭਾਣਾ ਜੋ ਚੱਲੇ ਭਾਈ ਵਿਛੜਾ ਚੋਟਾਂ ਖਾਵੇ ਬਿਨ ਸਤਿਗੁਰ ਸੁਖ ਕਦੇ ਨਾ ਪਾਵੇ ਭਾਈ ਫਿਰ ਫਿਰ ਪਛੋਤਾਵੇ ਹਰ ਕੇ ਦਾਸ ਸੋਹਲੇ ਪਾਈ ਜਨਮ ਜਨਮ ਕੇ ਕਿਲ ਵਿਖ ਦੁੱਖ ਕਾਟੇ ਆਪੇ ਮੇਲ ਮਿਲਾਈ ਇਹੋ ਕਟਾਂਬ ਸਭ ਜੀ ਕੇ ਬੰਧਨ ਪਾਈ ਧਰਮ ਭੁੱਲਾ ਸੰਸਾਰ ਬਿਨ ਗੁਰ ਬੰਧਨ ਟੁੱਟਹ ਨਾਹੀ ਗੁਰਮੁਖ ਮੋਖ ਦੁਆਰਾ ਕਰਮ ਕਰਹੀ ਗੁਰ ਸ਼ਬਦ ਨਾ ਪਛਾਣਹੀ ਮਰ ਜਨਮ ਹੈ ਵਾਰੋ ਵਾਰਾ ਹਾਂ ਮੇਰਾ ਜਗ ਪਲ ਚ ਰਹਿਆ ਭਾਈ ਕੋਈ ਨਾ ਕਿਸ ਹੀ ਕੇਰਾ ਗੁਰਮੁਖ ਮਹਿਲ ਪਾਇਣ ਗੁਣ ਗਾਵਣ ਨਿਜ ਘਰ ਹੋਈ ਵਸੀਰਾ ਐਥੇ ਬੂਝੈ ਸੋ ਆਪ ਪਛਾਣ ਹਰ ਪ੍ਰਭ ਹੈ ਤਿਸ ਕੇਰਾ ਸਤਿਗੁਰੂ ਸਦਾ ਦਇਆਲ ਹੈ ਭਾਈ ਵਿਣ ਭਾਗਾ ਕਿਆ ਪਾਈਆ ਏਕ ਨਜ਼ਰ ਕਰ ਵੇਖੈ ਸਭ ਉਪਰ ਜਿਹਾ ਭਾਉ ਤਿਹਾ ਫਲ ਪਾਈਆ ਨਾਨਕ ਨਾਮ ਵਸੈ ਮਨ ਅੰਤਰ ਵਿੱਚ ਆਪ ਗਵਾਈਆ ਸਤਿਗੁਰੂ ਸਦਾ ਦਇਆਲ ਹੈ ਭਾਈ ਵਿਣ ਭਾਗਾ ਕਿਆ ਪਾਈਆ ਏਕ ਨਜ਼ਰ ਕਰ ਵੇਖੈ ਸਭ ਉਪਰ ਜਿਹਾ ਭਾਉ ਤਿਹਾ ਫਲ ਪਾਈਆ ਨਾਨਕ ਨਾਮ ਵਸੈ ਮਨ ਅੰਤਰ විච්ඡා ආප ගවය වාහිගුරු ජී කා ඛාලසා වාහිගුරු ජී කී ඛතේ සෝරඨ මහල්ලා තීජා සෝ සෙඛ සඛා බන්ද පහ පායී ਜੇ ਗੁਰ ਕੇ ਭਾਣੇ ਵਿੱਚ ਆਵੇ ਆਪਣਾ ਭਾਣਾ ਜੋ ਚੱਲਾ ਭਾਈ ਵਿਛੜਾ ਚੋਟਾਂ ਖਾਵੇ ਬਿਨ ਸਤਿਗੁਰ ਸੁਖ ਕਦੇ ਨਾ ਪਾਵੇ ਭਾਈ ਫੇਰ ਫੇਰ ਪਛੋਤਾਵੇ।